ਝਟਕੇ ਮੰਟ ਕੇ ਝਟਕੇ ਮਾਰ ਰਿਹਾ ਤੂੰ ਅੱਜ ਜੋਲਾ ਤੋਂ ਹਮ ਵੀ ਬੁਆ ਰਿਹਾ ਤੂੰ ਆਸਮਾਂ ਪੇ ਹੈ ਤੋ ਜੰਦ ਤਾਰੇ ਹੈ ਹਮ ਹਾਏ ਝਟਕੇ ਮੰਟ ਕੇ ਝਟਕੇ ਮਾਰ ਰਿਹਾ ਤੂੰ ਅੱਜ ਜੋਲਾ ਤੋਂ ਹਮ ਵੀ ਬੁਆ ਰਿਹਾ ਤੂੰ ਆਸਮਾਂ ਪੇ ਹੈ ਤੋ ਜੰਦ ਤਾਰੇ ਹੈ ਹਮ ਚਾਹ ਤੁਮ ਨਿਕਲੇ ਅਦਮ ਹੈ ਕਸਮ ਤੇਰੀ ਕਸਮ ਕੁਝ ਅੱਜ ਛੋੜਗੇ ਨਾ ਹਮ आज सुन की